ਹਾਏ ਨੀ ਤੇਰਾ ਬੜਾ ਕਰਾਰਾ ਪੂਦਨਾ ਤੇਰਾ ਬਾਗੀ ਰਹਿੰਦਾ ਪੂਦਨਾ ਓ ਫੜਾਈਅਰ ਵਾਈ ਆਲਵੇਸ ਸੋ ਪੇਂਡੂ ਹੇ ਯੂ ਹੈਲੋ ਉਕੂਮਰ ਫੇਰ ਕੇ ਸੂਟ ਛੱਡ ਪਾਉਣ ਲੱਗੀ ਸਕਰਟ ਸੋਚਦੀ ਹੁਣੀ ਮੈਂ ਤੇਰੇ ਨਾਲ ਕਰੂੰ ਫਲਰਟ ਪੂਰੇ ਟਾਊਨ ਵਿੱਚ ਰੁਤਬਾ ਯਾਰ ਦਾ ਇਹਨਾਂ ਕੰਮਾਂ ਲਈ ਨਾ ਸਾਡੇ ਕੋਲੇ ਟਾਈਮ ਸੋਹਣੀਏ ਨੀ ਚੱਕ ਤੇਰਾ ਸਿਰੇ ਦਾ ਕੈਮ ਹੈ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ ਵਹਿਮ ਹੈ ਚੱਕ ਤੇਰਾ ਸਿਰੇ ਦਾ ਕੈਮ ਹੈ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ ਵਹਿਮ ਹੈ ਬੜਾ ਮਾੜਾ ਤਾਈਓ ਇਹਦਾ ਸ਼ੌਕ ਨਹੀਂ ਉਹ ਰੱਖਿਆ ਏ ਬਾੜਾ ਇਸ਼ਕੇ ਦਾ ਰੋਗ ਬੜਾ ਮਾੜਾ ਤਾਈਓ ਇਹਦਾ ਸ਼ੌਕ ਨਹੀਂ ਉਹ ਰੱਖਿਆ ਏ ਬਾੜਾ ਉੱਤੋਂ ਪਸੰਦ ਵੀ ਏ ਸਾਡੀ ਜਮਾ ਦੇਸੀ ਜੰਪ ਸੂਟ ਦੇ ਨੀ ਸੂਟ ਵਾਲੀ ਦੇ ਹੀ ਫੈਨ ਹੈ ਸੋਹਣੀਏ ਨੀ ਚੱਕ ਤੇਰਾ ਸਿਰੇ ਦਾ ਕੈਮ ਹੈ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ ਵਹਿਮ ਹੈ ਤੇਰਾ ਸਿਰੇ ਦਾ ਕੈਮ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ I know ਤੇਰੇ ਲਈ ਹੋਣੇ ਆ ਦੇਸੀ ਪਰ ਤੇਰੇ ਯਾਰ ਨੇ ਪੂਰੇ ਹੀ ਅੱਥ ਰਹੇ ਹਿਪ ਹੌਪ ਤਾਂ ਸਾਰੇ ਹੀ ਪਾ ਲੈਂਦੇ ਪਰ ਦੇਸੀ ਲੁੱਕੀ ਚ ਲੱਗਦੇ ਵੱਖਰੇ ਸਵੈਗ ਚੈੱਕ ਕਰ ਜੇ ਕੋਈ ਕੁੜੀ ਏ ਤੈਨੂੰ ਸ਼ੱਕ ਤੇ ਸਾਥੋਂ ਸਹਿਨੀ ਹੁੰਦੇ ਤੁਹਾਡੇ ਸ਼ੋਨਾ ਮੁਨਾ ਵਾਲੇ ਨਖਰੇ ਨੋ ਟਿਫਨ ਬੱਟ ਚੱਟ ਲੱਗਦੇ ਪੂਰੇ ਹੀ ਅੱਤ ਤੁਹਾਡੇ ਵਾਂਗੂ ਨਹੀਂ ਉਹ ਸਨੈਪ ਚੈਟ ਨੇ ਮਾਰੀ ਸਾਡੀ ਮੱਤ ਵਟਸਐਪ ਆਨਲਾਈਨ ਦੀ ਸਿੱਟ ਦਾ ਤੁਹਾਡੇ ਕੁਐਸਚਨ ਆਨਸਰ ਆ ਤੋਂ ਮੈਂ ਤਾਂ ਗਿਆ ਥੱਕ ਬੋਰਡ ਪੈਰਾਂ ਥੱਲੇ ਜੀਪ ਦੇ ਸ਼ਕੀਨ ਰਿਮ ਚਮਕਣ ਕੱਲੇ ਕੱਲੇ ਕੱਲੇ ਵਾਲੀ ਜੁੱਤੀ ਤੇ ਹੋਵਰ ਬੋਰਡ ਪੈਰਾਂ ਥੱਲੇ ਜੀਪ ਦੇ ਸ਼ਕੀਨ ਰਿਮ ਚਮਕਣ ਕੱਲੇ ਕੱਲੇ ਸ਼ਹਿਰਾਂ ਵਿੱਚ ਪਲੇ ਪਿਛੋਕੜ ਪੰਜਾਬ ਦਾ ਥਾਲੇ ਜਾਈਏ ਜਿੱਥੇ ਟ੍ਰੈਫਿਕ ਜੈਮ ਸੋਹਣੀਏ ਨੀ ਚੱਕ ਤੇਰਾ ਸਿਰੇ ਦਾ ਕੈਮ ਹੈ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ ਵਹਿਮ ਹੈ ਤੇਰਾ ਸਿਰੇ ਦਾ ਕੈਮ ਹੈ ਜੇ ਤੈਨੂੰ ਲੱਗੇ ਤੂੰ ਕੈਮ ਹੈ ਤਾਂ ਤੇਰਾ ਵਹਿਮ ਹੈ ਤੈਨੂੰ ਲੱਗੇ ਤੂੰ ਹੀ ਕੈਮ ਹੈ ਐ ਤੇਰਾ ਵਹਿਮ ਹੈ ਗੱਲ ਤਾਂ ਤੇਰੀ ਠੀਕ ਹੈ ਕੁੜੀਏ